सतनाम श्रीवाहे गुरु साहिब जी सलोक महल्ला तीजा सतगुर मिलया भुख गई भेखी भुख ना जाए दुख लगा कार कार फिरा अग्गा दूनी मेला सजाए सतगुर मिले भुख गई भेखी भुख ना जाए दुख लगा तार कर फिरा अग्गा दूनी मिला सजाए अंदर सहज ना आए सहज ही लखाए मानो हाथ जिसते मंगना लेना दुख मनाए इस भिख थावहु गिरहु पलाय जिथहु को वरसाए सावध रत्ते तिना सोजे पाए दूजा परम पुलाए पाया किरत कमावना कहना कछु न जाए नानक जो तिस पाव है से पले जिनके पत पाव है थाए महला तीजा सतगुर सेवया सदा सुख जन्म मरण दुख जाए चिंता मूल ना हो अचिंत वस मन आए अंतर तीर्थ ज्ञान है ਸਤਿਗੁਰ ਦੀਆ ਬੁਝਾਏ ਮਲ ਗਏ ਮਨ ਨਿਰਮਲ ਅੰਮ੍ਰਿਤ ਸਾਰ ਤੀਰਥ ਨਾਏ ਸੱਜਣ ਮਿਲ ਸੱਜਣਾ ਸੱਚਾ ਸ਼ਬਦ ਸੁਭਾਏ ਘਰ ਹੀ ਪਰਚਾ ਪਾਇਆ ਜੋਤੀ ਜੋਤ ਪਾਖੰਡ ਜਮਕਾਲ ਨਾ ਛੋਡਾਈ ਲੈ ਜਾਸੀ ਪਤ ਗਵਾਏ ਨਾਨਕ ਨਾਮ ਰੱਤੇ ਸੇ ਉਬਰੇ ਸੱਚੇ ਸਿਓ ਲਿਵਲਾਏ ਪੌੜੇ ਤਿਤ ਜਾਏ ਬਹੁ ਸਤ ਸੰਗਤੀ ਜਿੱਥੇ ਹਰ ਕਾ ਹਰ ਨਾਮ ਬਲੋਈਐ ਸਹਜੇ ਹੀ ਹਰ ਨਾਮ ਲੇ ਹਰ ਤਤ ਨਾ ਖੋਈਐ ਨਿਤ ਜਪਿਆ ਹੋ ਹਰ ਹਰ ਦਿਨ ਸਰਾਤ ਹਰ ਦਰਗਹਿ ਧੋਈਐ ਸੋ ਪਾਏ ਪੂਰਾ ਸਤਿਗੁਰ ਜਿਸ ਤੋਰ ਮਸਤਕ ਲਿਲਾਟ ਲਿਖੋਈਐ ਤਿਸ ਗੁਰ ਕਉ ਸਭ ਨਮਸਕਾਰ ਕਰਹੁ ਜਿਨ ਹਰ ਕੀ ਹਰ ਗਾਲ ਗਲੋਈਐ ਸੋ ਪਾਏ ਪੂਰਾ ਸਤਿਗੁਰ ਜਿਸ ਤੁਰ ਮਸਤਕ ਲਿਲਾਟ ਲਿਖੋਈਐ ਤਿਸ ਗੁਰ ਕਉ ਸਭ ਨਮਸਕਾਰ ਕਰਹੁ ਜਿਨ ਹਰ ਕੀ ਹਰ ਗਾਲ ਗਲੋਈਐ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਲੋਕ ਮਹੱਲਾ ਤੀਜਾ। ਸਤਿਗੁਰ ਮਿਲਿਆ ਭੁੱਖ ਗਈ ਭੇਖੀ ਭੁੱਖ ਨਾ ਜਾਏ ਦੁੱਖ ਲੱਗੈ ਘਰ ਘਰ ਫਿਰੈ ਅੱਗੇ ਦੂਣੀ ਮਿਲੈ ਸਜਾਏ ਰਾਗ ਵਡਹੰਸ ਕੀ ਵਾਰ ਕੀ ਪੌੜੀ ਚੌਥੀ ਸਲੋਕਾਂ ਨਾਲ